ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ ਗੱਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਗੱਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ ਜਿੰਨਾ ਇੱਟਾਂ ਤੇ ਧਰ ਗਏ ਪੈਰ ਆਸ਼ਿਕ ਉਹ ਟੁੱਟੀਆਂ ਤੇ ਬਾਕੀ ਦੀਆਂ ਸਾਰੀਆਂ ਨੇ ਜਿੰਨਾ ਕੁਆਰਾ ਤੋਂ ਭਰਨ ਮਸ਼ੂਕ ਪਾਣੀ ਜਿੰਨਾ ਕੁਆਰਾ ਤੋਂ ਭਰਨ ਮਸ਼ੂਕ ਪਾਣੀ ਉਹ ਮਿੱਠੀਆਂ ਤੇ ਬਾਕੀ ਦੀਆਂ ਸਾਰੀਆਂ ਨੇ ਜਿਹੜੀਆਂ ਪੈਂਦੀਆਂ ਉੱਠਦੀਆਂ ਨਾਲ ਸੱਜਣਾ ਉਹ ਵਿਆਹੀਆਂ ਤੇ ਬਾਕੀ ਦੀਆਂ ਕੁਆਰੀਆਂ ਨੇ ਅੱਜ ਹੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਣ ਮਾਈ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਅੱਜ ਹੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਣ ਮਾਈ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਕੱਜਲ ਦਾ ਕੀ ਪਾਵਣਾ ਤੇ ਜਿਹੜਾ ਅਥਰੂ ਵਗੇ ਰੁੜ ਜਾਵੇ ਰੰਗ ਦਾ ਕੀ ਲਾਵਣਾ ਤੇ ਜਿਹੜਾ ਬੂੰਦ ਪਵੇ ਰੁੜ ਜਾਵੇ ਆਸ਼ਕ ਨੂੰ ਕੀ ਝਿੜਕਣਾ ਤੇ ਜਿਹੜਾ ਝਿੜਕ ਦਿੱਤੀ ਮਰ ਜਾਵੇ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਅੱਜ ਹੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਣ ਮਾਈ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਦਿਲ ਨਾ ਟਾਵੀ ਤੇ ਜਿਹਦੇ ਵਿੱਚ ਰੱਬ ਮੇਰਾ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ।